ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਦੁਪਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬਸੰਤਰ, ਸਗਲ ਦੂਦ ਮਹ ਕੀਆ, ਊਚ ਨੀਚ ਮਹ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਸਗਲ ਬਨਸਪਤ ਮਹ ਬਸੰਤਰ, ਸਗਲ ਦੂਦ ਮਹ ਕੀਆ, ਊਚ ਨੀਚ ਮਹ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਸੰਤ ਘਟ ਘਟ ਰਹਿਆ ਸਮਾਹਿਆ, ਪੂਰਨ ਪੂਰ ਰਹੇ ਸਰਬ ਮਹ, ਜਲ ਥਲ ਰਮਈਆ ਆਹਿਆ। ਗੁਣ ਨਿਧਾਨ ਨਾਨਕ ਜਸ ਪਾਵੈ, ਸਤਿਗੁਰ ਭਰਮ ਚੁਕਾਇਆ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹ ਰਹਿਆ ਸਮਾਇ। ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਆ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹ ਰਹਿਆ ਸਮਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਦੁਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬਸੰਤਰ, ਸਗਲ ਦੂਤ ਮਹ ਘੀਆ, ਊਚ ਨੀਚ ਮਹ ਜੋਤ ਸਮਾਣੀ, ਘਟ ਘਟ ਮਾਧਵ ਜੀਆ।